ਅਸੀਂ ਬੋਲੇ ਨਹੀਂ ਅਸੀਂ ਡੋਲੇ ਨਹੀਂ ਸੱਜਣਾ ਨਾਲ ਦੁਖੜੇ ਫੋਲੇ ਨਹੀਂ ਗੱਲ ਗੱਲ ਨਾਲ ਗੁੱਸੇ ਹੁੰਦਿਆਂ ਤੋਂ ਅੱਜ ਕੁਝ ਪੁੱਛਣ ਨੂੰ ਜੀ ਕਰਦਾ ਸਾਰੀ ਉਮਰ ਮਨਾਉਂਦਿਆਂ ਲੰਘ ਗਈ ਹੈ ਅੱਜ ਮੇਰਾ ਰੱਸਣ ਨੂੰ ਜੀ ਕਰਦਾ ਸਾਰੀ ਉਮਰ ਮਨਾਉਂਦਿਆਂ ਲੰਘ ਗਈ ਹੈ ਅੱਜ ਮੇਰਾ ਰੱਸਣ ਨੂੰ ਜੀ ਕਰਦਾ ਫੁੱਲਾਂ ਵਿੱਚ ਸਲਾਉਂਦੇ ਆ ਉਹਨੂੰ ਲੱਭਿਆ ਸਭ ਗਵਾ ਕੇ ਮੈਂ ਹੁਣ ਮੇਰਾ ਲੁਕਣ ਨੂੰ ਜੀ ਕਰਦਾ ਸਾਰੀ ਉਮਰ ਮਨਾਉਂਦਿਆਂ ਲੰਘ ਗਈ ਹੈ ਅੱਜ ਮੇਰਾ ਰੱਸਣ ਨੂੰ ਜੀ ਕਰਦਾ ਸਾਰੀ ਉਮਰ ਮਨਾਉਂਦਿਆਂ ਲੰਘ ਗਈ ਹੈ ਮੇਰਾ ਰੱਸਣ ਨੂੰ ਜੀ ਕਰਦਾ ਤਰਲੇ ਪਾਵੇ ਫਿਰ ਤੋੜਨ ਲਈ ਗਰੂਰੀ ਉਹਦਾ ਥੋੜਾ ਮੇਰਾ ਟੁੱਟਣ ਨੂੰ ਜੀ ਕਰਦਾ ਸਾਰੀ ਉਮਰ ਮਨਾਉਂਦਿਆਂ ਲੰਘ ਗਈ ਹੈ ਅੱਜ ਮੇਰਾ ਰੱਸਣ ਨੂੰ ਜੀ ਕਰਦਾ ਸਾਰੀ ਉਮਰ ਮਨਾਉਂਦਿਆਂ ਲੰਘ ਗਈ ਹੈ ਮੇਰਾ ਰੱਸਣ ਨੂੰ ਜੀ ਕਰਦਾ ਸਾਹਾਂ ਵਿੱਚ ਪਾਲਿਆ ਮੈਂ ਉਹਨੂੰ ਝੂਠਾ ਜਿਹਾ ਤੜਪਾਉਣ ਲਈ ਦੋ ਘੜੀਆਂ ਖੁੱਸਣ ਨੂੰ ਜੀ ਕਰਦਾ ਸਾਰੀ ਉਮਰ ਮਨਾਉਂਦਿਆਂ ਲੰਘ ਗਈ ਹੈ ਅੱਜ ਮੇਰਾ ਰੱਸਣ ਨੂੰ ਜੀ ਕਰਦਾ ਸਾਰੀ ਉਮਰ ਮਨਾਉਂਦਿਆਂ ਲੰਘ ਗਈ ਹੈ ਅੱਜ ਮੇਰਾ ਰੱਸਣ ਨੂੰ ਜੀ ਕਰਦਾ